ਸਾਨੂੰ ਦਿਲ ਚ ਵਸਾ ਕੇ ਕੀਤਾ ਝੂਠੀਏ ਮਜ਼ਾਕ ਸਾਡੇ ਸੱਚੇ ਪਿਆਰ ਦਾ ਨੀ ਗੱਲ ਦਿਲ ਤੇ ਲੱਗੀ ਏ ਹੋ ਮਾਰਦਾਨੀ ਗੱਲ ਦਿਲ ਤੇ ਲੱਗੀ ਏ ਸਾਡੇ ਨੇਰਿਆਂ ਨਾ ਜੋੜ ਗਈ ਮੈਂ ਕਿਤੇ ਫੁੱਲਾਂ ਨੂੰ ਕਾਤੋਂ ਟਾਣੀ ਨਾਲ ਤੋੜ ਗਈ ਚੰਨ ਜਈਏ ਸਾਖ ਸਾਡੇ ਨੇਰਿਆਂ ਨਾ ਜੋੜ ਗਈ ਮੈਂ ਕਿਤੇ ਫੁੱਲਾਂ ਨੂੰ ਕਾਤੋਂ ਟਾਣੀ ਨਾਲੋਂ ਤੋੜ ਗਈ ਪਤਾ ਲੱਗ ਗਿਆ ਕੱਚਾ ਲੱਗ ਗਿਆ ਕੱਚਾ ਪਾ ਨਹੀਂ ਉਤਾਰਦਾ ਨੀ ਗੱਲ ਦਿਲ ਤੇ ਲੱਗੀ ਏ ਦੁੱਖ ਏ ਹੋ ਮਾਰਦਾ ਨੀ ਗੱਲ ਦਿਲ ਤੇ ਲੱਗੀ ਏ ਦੁੱਖ ਏ ਹੋ ਮਾਰਦਾ ਨੀ ਪਹਿਲਾਂ ਆਪਣਾ ਬਣਾ ਕੇ ਗੱਲ ਦਿਲ ਤੇ ਲੱਗੀ ਏ।